أما بعد فأعوذ بالله من الشيطان الرجيم بسم الله الرحمن الرحيم قال الله تبارك وتعالى في الكلام المجيد والفرقان الحميد يا أيها النبي جاهد الكفار والمنافقين واغلظ عليهم ومأواهم جهنم وبئس المصير يحلفون بالله ما قالوا ولقد قالوا كلمة الكفر قال الله تبارك وتعالى في شان نبينا مخبرا وامرا إن الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا سيدي يا نور الله وعلى آلك وصحابك يا حبيب الله سامعین سادر گرامی قدر معزز حاضرین و سامعین السلام علیکم مسلمانوں تھوڑے سامنے قرآن پاک دی آیت کریمہ تلاوت کیتی ہے دعا کرنا اللہ تبارک و تعالیٰ صحیح حق سچ بیان کرن دی توفیق عطا فرمائے آمین قرآن پاک دے اندر ایک ہے رسول خدا دے طریقے تے چلن دا حکم اور دوسرا ہے رسول خدا دا طریقہ جو قرآن پاک دے اندر چلن دا آکھیا گیا او اللہ تعالیٰ نے مسلمانوں نو ایک حکم دیتا ہے او وی حکم ہے جڑا رسول خدا نے چل کے طریقہ وکھایا ہے او وی حکم ہے صرف او رب دا حکم نو آکھیا جائے گا اینو رسول دا طریقہ آکھیا جائے گا ورنہ رسول دا طریقہ بھی رب دا حکم ہوندا کیونکہ اللہ دے رسول تے نبی اللہ دے حکم تو بغیر کچھ نہیں کردے جو کچھ فرماندے نے جو فعل انہاں تو صادر ہوندے نے او اللہ دے حکم نال ہوندے نے ہوں جڑا رسول دا طریقہ ہے وہ بھی اللہ دا حکم ہے ادھر رب نے حکم دیتا ہے تسا رسول دے طریقے تے چلو نال رسول نو آپ طریقہ بھی سمجھائے ایویں اج کل ایک وبا بیماری عام ہے اہے جی جیے اور جینے دو کی پالیسی پہ عمل کرو مطلب یہ لیندے نے کسی نو کچھ نہ آکھو جو زبان کوئی استعمال کر رہا ہے وہ دا حق ایک معاشرتی کیونکہ ایک انگریز دا نظام ہے جمہوری جہدے وچ آزادی رائے دا اظہار رائے دی آزادی ہے اپنے رائے دا اظہار کوئی بھی کر سکتا ہے کسی طریقے تے انداز وچ کر سکتا ہے لہذا کوئی اپنی جویں زبان استعمال کرے پیا کرے انہوں کچھ نہ آکھو یہ وبا تے بیماری اج کل عام ہے لیکن اس بات دی نہ خدا نے اجازت دیتی ہے نہ مصطفیٰ نے اجازت دیتی ہے نہ نبی پاک نے صحابہ کرام نے اجازت فرمائیے نہ آئمہ کرام نے اجازت فرمائیے بلکہ کافران نال وی معاہدہ ہوئے تے پورا کرن دا حکم ہے لیکن ایک صحابی سن، انہاں دے سامنے دو صحابی نے، ایک مشرک نے، بےمان نے انہاں دے سامنے نبی پاک دے بارے توہین آمیز کلمے بولے، دوے صحابی نے، ایک صحابی انہاں دوہاں جو بولے، انہاں فرمایا زبان استعمال نہ کر، اے توں غلط کر رہے ہیں، ہون میں تیرے کلو جملہ کوئی سنیا تے میں نیزہ مار کے نہ تیری آندرہ باہر کٹ دیاں گا. نال دوسرے سے ابھی موجود سن، انہاں فرمایا تسی انہاں نال گل کیوں کر رہے ہو، تانوں نہیں پتا ساڈا انہاں نال معاہدہ ہے، اسا ایک دوے نال لڑائی جھگڑا ہن نہیں کرنا. انہاں فرمایا ساڈا انہاں نال معاہدہ تے ہے، پر معاہدے وچ اے گل کتھے وے کہ تساں اللہ دے رسول دی توہین کرو اور اسا چپ کر کے بہ جائیے، اے ساڈے کسے معاہدے وچ نہیں، نہ یہ معاہدہ اسا قبول کرنے ہاں. جی اللہ دی رسول اللہ دے رسول دی توہین کرن گے، اسا چپ نہیں رہاں گے، اسا انہاں تو بدلہ لواں گے. معلوم ہویا معاہدے وی بے لاگ نہیں، معاہدیاں دی حد. اور میں ایک ہور بات کر جاواں، کفار دے نال معاہدہ کیوں کیتا جاندا ہے؟ دین اور رسول اور خدا دی عزت دی خاطر یا انہاں دی توہین دی خاطر؟ او اس واسطے کیتا جاندا ہے کہ ساڈے رب رسول تے دین اے معاہدے نال محفوظ ہو جائے گی دین دی عزت. جڑے معاہدے دے اندر دین دی عزت بھی نہ بچے، خدا رسول دی عزت بھی نہ بچے، او معاہدہ انج دا صحابہ کرام نے کدے قبول کیتا نہیں، اور نہ انج دے معاہدے دی شریعت اجازت دیندی ہے اور نہ انج کھل دیندی ہے. کیوں؟ کہ اے تو اگر او خدا رسول دی توہین کرن تے کلمہ پڑھن والے بالکل چپ رہن، اے دا مطلب اے ہوئے گا کہ اے معاہدہ رسول دی توہین تے ہویا ہے کہ توہین کیتی جائے اور بولیا نہ جائے. انج دے کسے معاہدے دی شریعت وچ اجازت نہیں. اور میں ایک ہور بات عرض کراں، اج کل ایک ہور بیماری ہے، اخبارات دے اتے مردوداں دے بیان ہوندے نے، اہے جی جب رسول خدا نے اپنے دشمنوں کو خود معاف کر دیا تو تم کون ہوتے ہو ان کو سزا دینے والے؟ اکثر کوڑے والی اماں دا ذکر کردے نے. قرآن نے جدو رسول خدا نے اپنے دشمن کو خود معاف کیا، تم کون ہوتے ہو ان کے دشمن کو سزا دینے والے؟ ایک بیماری ہے یہودیت دی، جیڑی انہاں مسلماناں دے وچ چھٹی ہے، اور یہ تے ساڈے اسلاف کی تبصرہ فرما گئے نے. فرمایا رسول خدا دے جڑے دشمن سن، اور رسول خدا خود اختیار رکھدے سن اپنے دشمن نو چاہے معاف فرما دین چاہے اپنے دشمن نو سزا دے دین، کسے امتی دے کول اختیار نہیں کہ نبی دے دشمن نو معافی دے وے. اگر معافی دین دا اختیار ہوندا تے صحابہ کرام نبی دے دشمنوں نو کیوں ٹنگ دے رہے نے؟ صحابہ کرام کیوں ٹنگ دے رہے نے؟ معلوم ہویا کہ رسول خدا دے دشمنوں نو رسول خدا چاہن تے معافی دیون چاہے تے سزا دا حکم فرماون، لیکن کسے امتی نو اختیار نہیں کہ جڑا نبی دا دشمن ہوئے انہاں دی توہین کرے اور آنکھے او معاف کر دے سن تے میں بھی معاف کراں. اے سمجھی بے غیرت ہے، نبی دی دشمن نو معاف کرنا تے دور دی گل ہے، نبی دی توہین کرن والے نو معاف کرنا تے دور دی گل ہے. جڑے نبی پاک نے اپنے پیچھے جانشین چھوڑے نے، جڑے آئمہ شیوخ گزرے نے، نبی پاک دا دشمن تے دور دی گل ہے. ایک بندے نے امام مالک دے دور وچ صرف اتنا جملہ بولیا، اس آکھیا مدینے شریف کی مٹی کسے کام دی نہیں، امام مالک نے فرمایا انو 30 کوڑے سزا دیتی جائے، اس بے غیرت نو اتنا بھی پتا نہیں جے مدینے دی مٹی کسے کام دی نہیں تے دنیا تے کیڑی شے کام دی ہے. پھر فرمایا اس اے فیل کرن والے نو حضرت امام مالک دے دور 30 کوڑے سزا دیتی گئی، معلوم ہویا شریعت کا درس یہ ہے کہ رسول تے دور دی گل جیڑا رسول لال نسبت والی چیز جیڑا رسول خدا دے نال نسبت والی چیز دی توہین کرے نبی دی شریعت تے اونوں معاف نہیں کردی تے رسول دی توہین والے نوں کتھے معاف کردی زور نال آکھ سبحان اللہ ہن تو لہذا رسول خدا نے اپنے دشمنوں نوں معاف کیتا ہن اسا کی کریں گے اے دے بارے سانو اے درس دتا گیا ہے کہ تسی وی اپنے دشمن نوں معاف کر سکدے ہو تسی وی اپنے دشمن نوں معاف کر سکدے ہو رسول نے اپنے دشمن نوں چاہے تے معاف کرن چاہے تے سزا دیواون اے اللہ نے انہاں نوں اختیار دتا ہے لیکن سانو اختیار نہیں سانو اے وے انہاں دا طریقے تے عمل انج ہوے گا او اپنے نوں معاف کر دے سن تو اپنے نوں معاف کر تینوں کی نے اختیار دیتا ہے تو رسول دے دشمن نوں معاف کرے رسول دے دشمن نوں معافی دا اختیار کسے کول نہیں جو رسول کے دشمن کو معافی کی بات کرتے ہیں اور یہ کہتے ہیں وہ اپنے دشمن کو معاف کر دیتے تھے ان کو نہ خدا کا پتہ ہے نہ رسول کا پتہ ہے نہ قرآن کا پتہ ہے نہ شریعت کا پتہ ہے نہ آداب رسول کا پتہ ہے شریعت رسول اور قرآن کے دشمن کو کبھی معافی کی اجازت نہیں دیتے ہن سن ایتھے عجیب تماشا بنیا کھڑا ہے او ایک بد نظیر ایک پیچھے چھڑ گئی ہے لڑ جا بلاول جنوں آندے نے او پونکے کل دی اخبار ہی سی اے اے جڑے کر رہے نے نا جنہ قاتل نے جڑے دے گورنر دے اے قاتل جڑے نے اے تے توہین رسالت تے مرتکب ہو گئے نے اے قاتل توہین رسالت تے مرتکب ہو گئے نے اخبار میرے کول ہے اے کتنی بے دینی دی گل ہے یہ مطلب یہ نکلیا کہ گورنر رسول سی جنہیں توہین کی توہین رسالت ہو گئی ہے یا پھر یہ گل ہے کہ انہوں رسول من بیٹھے نے حکمرانوں یا دوسری بات یہ ہے کہ انہوں شودیا چولہا شریعت رسول نال کوئی واسطہ ہی نہیں کوئی انہوں خبر ہی نہیں خدا کی ہے رسول کی ہے قرآن کی ہے توہین رسالت کا کیا مطلب ہے یا انگریز دے ماحول اتنے مست ہو کے رہے ہیں جی شیخ صاحب ہی فرما دین ایک بادشاہ دے کول عوام نے پی جی کپا ہو گئی انہوں کی خراب برباد ہو گئی فصل سارے رل کے حاکم کھل گئے انہوں نے آخیا جناب ساری ساری فصل برباد ہو گئی ہے ہوں کی کریے انہوں نے آخیا تھی بے وقوف سو تسا کپا بیجی کیوں ہے تسا اون بیج لینی سی اس کمینے نو اینا بھی پتا نہیں سی کہ اون بیجی دے یا کسی ہور شاید تو لب دیے کپا بیجی دے کہ اون بیجی دے انہوں اینا بھی نہیں سی پتا فرمایا جڑے ملک دے انج دے حاکم ہون اس قوم دا کی بچنا ہے تے جڑے ملک دے حکمراناں نوں کپا تے انہاں دا پتہ نہ ہوے کیویں وی دنیا دی گل ہے اون ملک دا ککھ نہیں بچدا قوم دا ککھ نہیں بچدا عوام دا ککھ نہیں بچدا تے جڑے بے غیرتاں نوں اتنا وی پتہ نہ ہوے رسول کون ہے تے توہین رسول کی ہے اس قوم دا کی بچنا ہے اس عوام دا کی بچنا ہے انج دے وچ قوم ملک دا کچھ نہیں بچدا اے صرف اس قوم وچ بچ سکتے نے جڑے ہر چیز نالوں پہلے اس تے رسول دے تحفظ دی گل کردے ہون اللہ نے قرآن پاک وچ ارشاد فرمایا یا ایھا النبی درس ہے کئی لوسی ملوانے بھی بہ جاندے نے ٹی وی تے پٹھی کنگی کر کے واہ کے پیسے لے کے انہاں کولوں تے بہ جان گے یہ تو ٹھیک ہے کہ توہین گستاخ کو مارنا ہی چاہیے گستاخ کو کوئی شریعت اس کو رعایت نہیں دیتی لیکن یہ کام ماورائے عدالت کیوں ہوا ہے پی انو عدالت تو باہر کیوں ماریا گیا ہے انہوں نے یہ پوچھو بے وقوفو اے دسو کیا اس ملک دی تاریخ رسول دے دشمن نو کدے انعام نہاد عدالتا نے سزا بھی دیتی ہے سزا نہیں دیتی گئی معلوم ہویا اے عدالت تا نام بھی ڈھوں گے عدالت بھی ڈھوں گے ماورائے عدالت والا جملہ بھی ڈھوں گے اس کو عدالت کہنا جرم ہے اور گناہ ہے جس میں رسول اللہ کی عزت کا پاس نہ ہو کیونکہ فرعون کے قانون میں موسیٰ علیہ السلام کی عزت نہیں بچ سکتی اور یزید کے حکومت میں حسین علیہ السلام کا ادب و احترام نہیں ہو سکتا یہ کیا ہوگا جب قانون خدا کا ہو تو پھر اللہ کے پیاروں کا ادب و احترام ہو سکتا تو آڑا قانون ایڈا کرنی والا ہوں گا تو گورنر نو پہلے ہی نہ کنج لیں گا ਉਹਨੂੰ ਐਡਾ ਮੌਕਾ ਕਿਉਂ ਮਿਲਿਆ? ਜਿਹੜੇ ਦਿਨ ਉਹਨੇ ਕੱਢੇ ਨੇ ਕਿਉਂ ਕੱਢੇ ਨੇ? ਤੁਹਾਡੇ ਕਾਨੂੰਨ ਇਹ ਕਿਹੜਾ ਕੁਝ ਹੁੰਦਾ ਜੀ? ਅਦਾਲਤ ਐਡੀ ਫੰਨੇ ਖਾਨ ਹੁੰਦੀ ਤੇ ਅੰਗਰੇਜ਼ ਦੇ ਦੁਸ਼ਮਣ ਨੂੰ ਫੜ ਫੜ ਕੇ ਟੰਗ ਦਿੰਦੇ ਹੋ, ਉਹਨਾਂ ਤੇ ਬੰਬ ਵੀ ਮਾਰੋਗੇ, ਉਹਨਾਂ ਨੂੰ ਗ੍ਰਿਫਤਾਰ ਵੀ ਕਰੋਗੇ, ਉਹਨਾਂ ਨੂੰ ਗੋਲੀਆਂ ਵੀ ਮਾਰੋਗੇ, ਅਹਿਮਦ ਕਾਸੀ ਤੇ ਯੂਸਫ ਰਮਜ਼ੀ ਵਰਗਿਆਂ ਮੁਜਾਹਿਦਾਂ ਨੂੰ ਫੜ ਕੇ ਚੂੜਿਆਂ ਦੇ ਹਵਾਲੇ ਵੀ ਕਰ ਦਿੰਦੇ ਹੋ ਕਿਉਂਕਿ ਉਹ ਚੂੜੇ ਦੇ ਦੁਸ਼ਮਣ ਨੇ। ਲੇਕਿਨ ਰਸੂਲ ਦੇ ਦੁਸ਼ਮਣ ਤੇ ਅੱਜ ਤੱਕ ਨਾ ਰਸੂਲ ਦੇ ਦੁਸ਼ਮਣ ਨੂੰ ਸਜ਼ਾ ਹੋਈ ਹੈ, ਨਾ ਉਹਨੂੰ ਫਾਂਸੀ ਦਿੱਤੀ ਗਈ ਹੈ, ਨਾ ਉਹਨੂੰ ਅਦਾਲਤ ਨੇ ਕਤਲ ਦਾ ਹੁਕਮ ਦਿੱਤਾ ਗਿਆ। ਮਾਲੂਮ ਹੋਇਆ ਇਹ ਕੋਈ ਅਦਾਲਤ ਨਹੀਂ ਹੈ, ਇਨਕੋ ਪ੍ਰਾਏ ਨਾਮ ਅਦਾਲਤੋਂ ਕਾ ਨਾਮ ਦਿਆ ਗਿਆ ਹੈ। ਰਸੂਲ ਖੁਦਾ ਔਰ ਦੀਨ ਕੀ ਇੱਜ਼ਤ ਕੋ ਬਚਾਨੇ ਕੇ ਲੀਏ ਨਹੀਂ, ਅੱਲਾ ਰਸੂਲ ਕੀ ਇੱਜ਼ਤ ਔਰ ਤੋਹੀਨ ਕਰਨੇ ਕੇ ਲੀਏ ਬਣੀ ਹੈ। ਅਗਰ ਬਚਾਨੇ ਕੇ ਲੀਏ ਹੋਤੀ ਤੋ ਖੁਦਾ ਰਸੂਲ ਕੇ ਦੁਸ਼ਮਨੋਂ ਕੋ ਫਾਂਸੀ ਦੀ ਜਾਤੀ। ਇਹਨੂੰ ਐਡਾ ਮੌਕਾ ਕਿਉਂ ਮਿਲਿਆ? ਇਸ ਕੋ ਅਦਾਲਤ ਕਹਿਣਾ ਵੀ ਜੁਰਮ ਹੈ, ਮਾਵਰਾਏ ਅਦਾਲਤ ਕਾ ਕੋਈ ਮਸਲਾ ਨਹੀਂ ਹੈ। ਅਗਰ ਕੋਈ ਰਸੂਲ ਕੇ ਦੁਸ਼ਮਨ ਕੋ ਸਜ਼ਾ ਦੇ ਤੋ ਠੀਕ ਹੈ, ਵਰਨਾ ਕਿਸੀ ਕੇ ਇੰਤਜ਼ਾਰ ਕਰਨੇ ਕੀ ਜ਼ਰੂਰਤ ਨਹੀਂ। ਜਹਾਂ ਮੁਸਲਮਾਨ ਕੋ ਮੌਕਾ ਮਿਲੇ ਉਸਕੋ ਸਜ਼ਾ ਦੇ ਦੇ ਭਈਓ। ਅਦਾਲਤ ਨਹੀਂ ਫਿਰਦੇ ਨੇ, ਇਹ ਕਿੱਥੋਂ ਦੀ ਅਦਾਲਤ? ਅਦਾਲਤ ਉਹ ਹੋਵੇਗੀ ਜਿੱਥੇ ਰਸੂਲ ਖੁਦਾ ਦਾ ਅਦਬੋ ਇਹਤਰਾਮ ਹੋਵੇਗਾ। ਔਰ ਅੱਗੇ ਸੁਣ, ਫਰਮਾਇਆ ਯਾ ਅਯੁਹ ਨਬੀ ਯੁਜਾਹਿਦ ਅਲ ਕੁਫਾਰ ਵਲ ਮੁਨਾਫਿਕੀਨ। ਫਰਮਾਇਆ ਯਾ ਨਬੀ, ਕਾਫਰਾਂ ਨਾਲ ਜਿਹਾਦ ਕਰੋ ਔਰ ਮੁਨਾਫਕਾਂ ਨਾਲ ਵੀ ਜਿਹਾਦ ਕਰੋ। ਸਾਡੇ ਲੋਕਾਂ ਚ ਮਸ਼ਹੂਰ ਹੈ, ਉਹ ਸਮਝਦੇ ਨੇ ਜਿਹੜਾ ਬੁੱਤ ਨੂੰ ਸਜਦਾ ਕਰੇ ਉਹ ਕਾਫਰ ਹੁੰਦਾ, ਜਿਹੜਾ ਕਲਮਾ ਨਾ ਪੜ੍ਹੇ ਉਹ ਕਾਫਰ ਹੁੰਦਾ, ਜਿਹੜਾ ਉਹ ਮੁਸਲਮਾਨਾਂ ਦੇ ਮੁਲਕਾਂ 'ਚ ਰਹਿ ਕੇ ਕਲਮਾ ਪੜ੍ਹ ਕੇ ਵਕਤ ਨਾ ਗੁਜ਼ਾਰੇ ਹੋਣ ਉਹ ਕਾਫਰ ਹੁੰਦੇ ਨੇ। ਲੇਕਿਨ ਮੈਂ ਇੱਕ ਹੋਰ ਬਾਤ ਤੁਹਾਨੂੰ ਦੱਸਾਂ, ਜਿਹੜਾ ਕਲਮਾ ਨਾ ਪੜ੍ਹੇ ਸਿਰਫ ਉਹ ਹੀ ਕਾਫਰ ਨਹੀਂ ਹੁੰਦਾ, ਜਿਹੜਾ ਮੁਸਲਮਾਨਾਂ ਦੇ ਸ਼ਰੀਅਤ ਦਾ ਜ਼ਬਾਨ ਨਾਲ ਇਸਤੇਮਾਲ ਐਲਾਨ ਨਾ ਕਰੇ ਮੈਂ ਮੰਨਣਾ, ਇਹ ਐਲਾਨ ਨਾ ਕਰੇ, ਸਿਰਫ ਕੋਈ ਕਾਫਰ ਨਹੀਂ ਹੁੰਦਾ। ਕਈ ਰੋਜ਼ੇ ਰੱਖਣ ਵਾਲੇ, ਨਮਾਜ਼ਾਂ ਪੜ੍ਹਨ ਵਾਲੇ, ਕਲਮੇ ਪੜ੍ਹਨ ਵਾਲੇ, ਮੁਸਲਮਾਨਾਂ 'ਚ ਰਹਿਣ ਵਾਲੇ, ਇਹਨਾਂ 'ਚ ਬਾਦਸ਼ਾਹੀਆਂ ਕਰਨ ਵਾਲੇ, ਇਹਨਾਂ ਦੇ ਵਿੱਚ ਰਹਿਣ ਵਾਲੇ, ਇਹਨਾਂ ਦੀਆਂ ਕਬੀਲਿਆਂ ਵਿੱਚੋਂ ਜੰਮਣ ਵਾਲੇ, ਇਹਨਾਂ ਦੀਆਂ ਖਾਨਦਾਨਾਂ ਵਿੱਚੋਂ ਨਿਕਲਣ ਵਾਲੇ, ਕਈ ਕਲਮੇ ਪੜ੍ਹਨ ਵਾਲੇ ਇੰਜ ਦੇ ਵੀ ਕਾਫਰ ਹੁੰਦੇ ਨੇ। ਔਰ ਸੁਣੋ, ਕਾਫਰ ਮੁਸਲਮਾਨ ਦਾ ਫਰਕ ਸਿਰਫ ਕਲਮਾ ਨਾ ਪੜ੍ਹਨਾ ਨਹੀਂ। ਅਗਰ ਇਹੀ ਹੁੰਦਾ ਕਿ ਮਦੀਨੇ ਦੇ ਤਾਜਦਾਰ ਫਰਮਾਇਆ, ਸਿਹਾਬੀ ਬੈਠੇ ਸਨ, ਫਰਮਾਇਆ ਜਾਓ ਮਸਜਿਦ 'ਚ ਇੱਕ ਨਮਾਜ਼ ਪੜ੍ਹਦਾ ਪਿਆ ਉਹਨੂੰ ਮਾਰੋ ਜਾ ਕੇ। ਇੱਕ ਸਿਹਾਬੀ ਗਏ ਨੇ, ਜਾ ਕੇ ਵੇਖਿਆ ਨੇ, ਫਰਮਾਇਆ ਮਾਰੋ, ਵੇਖਿਆ ਨਮਾਜ਼ ਪੜ੍ਹਦਾ ਸੀ ਵਾਪਸ ਹੋ ਗਏ ਨੇ। ਦੂਵਿਆਂ ਨੂੰ ਭੇਜਿਆ ਨੇ, ਉਹਨਾਂ ਵੇਖਿਆ ਨਮਾਜ਼, ਉਹਨਾਂ ਆਖਿਆ ਯਾਦ ਰੱਖੋ ਤੂੰ ਨਮਾਜ਼ ਪੜ੍ਹ ਦੇ। ਮੌਲਾ ਅਲੀ ਵੀ ਗਏ ਨੇ, ਵਾਪਸ ਹੋ ਆਏ, ਜਾ ਕੇ ਅਰਜ਼ ਕੀਤੀ ਨੇ ਨਮਾਜ਼, ਨਬੀ ਪਾਕ ਸਰਵਰੇ ਕੋ ਐਲਾਨ ਫਰਮਾਇਆ ਅਗਰ ਇਹ ਮਰ ਜਾਂਦਾ ਨਾ ਤੇ ਦੁਨੀਆਂ ਤੋਂ ਅੱਧਾ ਫਿਤਨਾ ਮੁੱਕ ਜਾਣਾ ਸੀ। ਮਾਲੂਮ ਹੋਇਆ ਕਈ ਨਮਾਜ਼ਾਂ ਪੜ੍ਹਨ ਵਾਲੇ ਬੇਈਮਾਨ ਹੁੰਦੇ ਨੇ, ਕਈ ਮਹਿਫਲਾਂ ਕਰਨ ਵਾਲੇ ਬੇਈਮਾਨ ਹੁੰਦੇ ਨੇ, ਕਈ ਡੋਂਗ ਸਦਕੇ ਖੈਰਾਤ ਰਚਾਵਣ ਵਾਲੇ ਬੇਈਮਾਨ ਹੁੰਦੇ ਨੇ, ਐਵੇਂ ਕਈ ਕਲਮੇ ਪੜ੍ਹਨ ਵਾਲੇ ਵੀ ਬੇਈਮਾਨ ਹੁੰਦੇ ਨੇ, ਕਾਫਰ ਹੁੰਦੇ ਨੇ। ਹਰ ਕਲਮਾ ਪੜ੍ਹਨ ਵਾਲਾ ਮੁਸਲਮਾਨ ਨਹੀਂ ਹੁੰਦਾ। ਦੀਨ ਨੇ ਇੱਕ ਕਸਵੱਟੀ ਦਿੱਤੀ ਹੈ, ਇੱਕ ਸਾਨੂੰ ਸ਼ਹਿ ਦਿੱਤੀ ਹੈ, ਉਹਦੇ ਤੇ ਨਾਪ ਕੇ ਵੇਖੋ, ਲਾ ਕੇ ਵੇਖੋ, ਜੇ ਉਹਦਾ ਇਮਾਨ ਤੇ ਅਕੀਦਾ ਸਦੀਕ ਅਕਬਰ ਨਾਲ ਮਿਲੇ, ਉਮਰੇ ਫਾਰੂਕ ਨਾਲ ਮਿਲੇ, ਮੌਲਾ ਮੁਸ਼ਕਲ ਕੁਸ਼ਾ ਨਾਲ ਮਿਲੇ, ਉਹ ਮੁਸਲਮਾਨ ਹੈ, ਉਹਦਾ ਅਦਬੋ ਇਹਤਰਾਮ ਕਰ। ਜਿਹਦਾ ਉੱਥੇ ਅਕੀਦਾ ਇਤਕਾਦ ਨਹੀਂ ਮਿਲਦਾ, ਭਾਵੇਂ ਨਮਾਜ਼ਾਂ ਪੜ੍ਹੇ, ਭਾਵੇਂ ਕਲਮਾ ਪੜ੍ਹੇ, ਜਿਵੇਂ ਉਮਰ ਪਾਕ ਨੇ ਇੱਕ ਇਮਾਮ ਨੂੰ ਬੁਲਾ ਕੇ ਉਹਦੀ ਗਰਦਨ ਉਡਵਾ ਦਿੱਤੀ, ਸ਼ਰੀਅਤਾਂ ਦੀ ਉਹਦਾ ਕਲਮਾ ਨਾ ਵੇਖ, ਜਿਹੜਾ ਬੇਈਮਾਨ ਇਸ ਪੈਮਾਨੇ ਤੇ ਪੂਰਾ ਨਾ ਉਤਰੇ, ਭਾਵੇਂ ਕੁਰਾਨ ਤੇ ਕਲਮਾ ਪੜ੍ਹੇ, ਉਹਦੀ ਗਰਦਨ ਜੁਦਾ ਕਰਕੇ ਉਹਨੂੰ ਕਤਲ ਕਰਕੇ ਪਰਾਂ ਸੁੱਟ ਦੇ। ਜ਼ੋਰ ਨਾਲ ਆਖ ਸੁਭਾਨ ਅੱਲਾ। ਇਹ ਹੁਣ ਰੱਬ ਫਰਮਾਇਆ ਮੇਰੇ ਨਬੀ ਦੇ ਤਰੀਕੇ ਤੇ ਚੱਲੋ, ਤੇ ਨਬੀ ਦਾ ਕਿਹੜਾ ਤਰੀਕਾ ਹੈ? ਉਹ ਵੀ ਰੱਬ ਦਾ ਹੁਕਮ ਹੈ ਨਾ। ਫਰਮਾਇਆ ਜਾਹਿਦ ਅਲ ਕੁਫਾਰ ਵਲ ਮੁਨਾਫਿਕੀਨ, ਫਰਮਾਇਆ ਕਾਫਰਾਂ ਨਾਲ ਵੀ ਜਿਹਾਦ ਕਰੋ, ਮੁਨਾਫਕਾਂ ਨਾਲ ਵੀ ਜਿਹਾਦ ਕਰੋ। ਕਾਫਰ ਉਹ ਵੀ ਨੇ, ਇੱਕ ਉਹ ਕਾਫਰ ਨੇ ਜਿਹੜੇ ਕਲਮਾ ਨਹੀਂ ਪੜ੍ਹਦੇ। ਹੁਣ ਮੁਨਾਫਿਕ ਕਾਫਰ ਕਿਹੜੇ ਨੇ? ਜਿਹੜੇ ਨਾਲੇ ਕਲਮਾ ਪੜ੍ਹਦੇ ਨੇ, ਨਾਲੇ ਕਲਮਾ ਪੜ੍ਹਦੇ ਨੇ, ਨਾਲੇ ਖੁਦਾ ਰਸੂਲ ਦੀ ਇੱਜ਼ਤ ਦਾ ਖਿਆਲ ਨਹੀਂ ਕਰਦੇ ਮੁਨਾਫਿਕ। ਪਰ ਕਈ ਚਵਲ ਲੱਗੇ ਖੜੇ ਨੇ ਜੀ, ਇਨਸਾਨ ਇਨਸਾਨ ਕੇ ਕਿਸੀ ਕਾਤਿਲ ਕੋ ਜੋ ਹੈ ਹਾਰ ਨਹੀਂ ਪਹਿਨਾਨੇ ਚਾਹੀਏ। ਇਹ ਮੁਰਤਦ ਲੋਕ ਨੇ ਸਾਰੇ, ਕਿਉਂ? ਜਿਹਨੇ ਰਸੂਲ ਖੁਦਾ ਦੇ ਦੁਸ਼ਮਣ ਨੂੰ ਕਤਲ ਕੀਤਾ ਉਹਦੇ ਨਾਲੋਂ ਵੱਡਾ ਇੱਜ਼ਤ ਵਾਲਾ ਹੋਰ ਕੌਣ ਹੋਣਾ? ਫਰਮਾਇਆ ਵਾਗਲੋ ਅਲੈਹਿਮ, ਫਰਮਾਇਆ ਇਹਨਾਂ ਤੇ ਸ਼ਿੱਦਤ ਕਰੋ, ਇਹਨਾਂ ਤੇ ਬੋਲੋ ਕੀ ਕਰੋ? ਮਾਲੂਮ ਹੋਇਆ ਜਿਹਨੇ 27 ਗੋਲੀਆਂ ਮਾਰੀਆਂ ਨੇ ਉਹਨੇ ਠੀਕ ਕੀਤਾ, ਉਹਨੇ ਠੀਕ ਕੀਤਾ। ਕਿਉਂ ਇਹਨਾਂ ਨਾਲ ਕਿਉਂ ਇਵੇਂ ਕਰੋ? ਰੱਬ ਦੱਸਿਆ ਕੋਈ ਇੱਜ਼ਤ ਵਾਲੇ ਲੋਕ ਨਹੀਂ, ਉਹ ਬੇਇੱਜ਼ਤ ਨੇ। ਬੇਇੱਜ਼ਤ ਕਿਉਂ ਨੇ? ਕਿਉਂਕਿ ਦੀਨਦਾਰ ਨਹੀਂ। ਫਰਮਾਇਆ ਵਮਾ ਵਾਹੁਮ ਜਹੰਨਮੋ, ਫਰਮਾਇਆ ਉਹਨਾਂ ਨੂੰ ਏਡਾ ਨਾ ਸਮਝਿਆ ਜੀ ਉਹਨਾਂ ਦੀ ਥਾਂ ਕੋਈ ਫੁੱਲਾਂ ਵਾਲੀ ਨਹੀਂ, ਕੋਈ ਸੇਜ ਨਹੀਂ, ਕੋਈ ਤਕੀਏ ਸਰਾਣੇ ਨਹੀਂ। ਵਮਾ ਵਾਹੁਮ ਜਹੰਨਮੋ, ਫਰਮਾਇਆ ਜਿਹੜੀਆਂ ਬੇਈਮਾਨਾਂ ਦਾ ਟਿਕਾਣਾ ਜਹੰਨਮ ਹੈ, ਇਹਨਾਂ ਨਾਲ ਨਰਮੀ ਨਾ ਕਰਿਆ। ਕਿਉਂ? ਫਰਮਾਇਆ ਖਿਜ਼ਹੁਮ ਫਿ ਦੁਨੀਆ ਵਲ ਆਖਿਰਾ, ਜਿਹੜੇ ਅੱਲਾ ਰਸੂਲ ਦੇ ਦੁਸ਼ਮਣ ਹੋਣ ਉਹਨਾਂ ਨੂੰ ਦੁਨੀਆਂ 'ਚ ਵੀ ਦਿੱਲਤ ਹੋਣੀ ਚਾਹੀਦੀ ਹੈ ਤਾਂ ਆਖਰਤ 'ਚ ਵੀ ਦਿੱਲਤ ਹੋਣੀ ਚਾਹੀਦੀ ਹੈ। ਇਹ ਨਹੀਂ ਇੱਥੇ ਇੱਜ਼ਤ ਨਾਲ ਰਹਿਣ ਦੋਵਾਂ ਜਾਣਾ ਦਲੀਲ ਹੋਣ, ਦੋਵਾਂ ਜਾਣਾ ਦਲੀਲ, ਇੱਥੇ ਵੀ ਦਲੀਲ, ਅਗਲੇ ਜਹਾਨ ਵੀ ਦਲੀਲ। ਜਿਵੇਂ ਇਹ ਦਲੀਲ ਲਗਾ ਗਿਆ ਇੱਥੇ ਵੀ ਕਿਹੜੀ ਇੱਜ਼ਤ ਹੋਈ ਹੈ, ਅਗਲੇ ਐਵੇਂ ਦਲੀਲ ਕਰਕੇ ਇਹਨੂੰ ਕੀਤਾ, ਇਹ ਗਾਂ ਵੀ ਕਿਹੜਾ ਫੁੱਲਾਂ 'ਤੇ ਇਹਨੂੰ ਫਰਿਸ਼ਤਿਆਂ ਭਾ ਲੈਣਾ, ਜਾਂਦੇ ਹੀ ਉਹਨੇ ਆਬੂ ਜਾਲ ਨਾਲ ਰੱਖ ਲੈਣਾ ਇਹਨੂੰ। ਫਰਮਾਇਆ ਜਾਂ ਤੋਂ ਫਰਮਾਇਆ ਵਾ ਬੇਸਲ ਮਸੀਰ, ਫਰਮਾਇਆ ਇਹਨਾਂ ਦੀ ਥਾਂ ਵੀ ਬੜੀ ਭੈੜੀ ਹੈ, ਠਿਕਾਣਾ ਇਹਨਾਂ ਦਾ ਜਹਨਮ ਹੈ ਤੇ ਜਹਨਮ ਕੋਈ ਹੋਈ ਇੱਜ਼ਤ ਵਾਲੀ ਥਾਂ ਨਹੀਂ। ਫਰਮਾਇਆ ਬੇਸਲ ਮਸੀਰ, ਫਰਮਾਇਆ ਬੜਾ ਭੈੜਾ ਥਾਂ ਹੈ ਠਿਕਾਣਾ ਇਹਨਾਂ ਦਾ ਤੇ ਬੜੀ ਭੈੜੀ ਥਾਂ ਹੈ। ਹੁਣ ਅੱਗੇ ਸੁਣ ਤੇ ਨਾਲੇ ਅੱਜ ਦੇ ਮੁਨਾਫਕਾਂ ਦਾ ਹਾਲ ਸਮਝ। ਫਰਮਾਇਆ ਯਾ ਲਫੂਨਾ ਬਿੱਲਾਹ ਮਾ ਕਾਲੂ, ਫਰਮਾਇਆ ਜਿਹੜੀ ਗੱਲ ਕਰਦੇ ਨੇ ਕਸਮਾਂ ਚੁੱਕੇ ਜਾਂਦੇ ਨੇ, ਜਿਹੜੀ ਗੱਲ ਕਰਦੇ ਨੇ ਨਾਲ ਕਸਮ ਚੁੱਕ ਦਿੰਦੇ ਨੇ। ਹਮ ਸੱਚੇ ਹੈ, ਅਸੀਂ ਠੀਕ ਹਾਂ ਜੀ, ਅਸੀਂ ਐਂ ਦੇ ਹਾਂ ਜੀ, ਅਸੀਂ ਸਾਡੇ ਨਾਲੋਂ ਚੰਗਾ ਕਿਹੜਾ? ਅਸੀਂ ਨਬੀ ਦੇ ਆਸ਼ਿਕ ਹਾਂ, ਜਿਵੇਂ ਉਹ ਬੇਈਮਾਨ ਮਰਿਆ ਪਿੱਛੇ ਬਿਆਨ ਆਏ ਨੇ ਉਹ ਤੋਂ ਆਸ਼ਕੇ ਰਸੂਲ ਥੇ। ਮੈਂ ਕਿਹਾ ਜੇ ਆਸ਼ਿਕ ਤਾਂ ਪਤਾ ਨਹੀਂ ਨਬੀ ਦੇ ਦੁਸ਼ਮਣ ਕਹਿੰਦੇ ਹੁੰਦੇ ਨੇ। ਸੁਣ, ਫਰਮਾਇਆ ਯਾ ਲਫੂਨਾ ਬਿੱਲਾਹ ਮਾ ਕਾਲੂ, ਜਿਹੜੀ ਗੱਲ ਕਰਦੇ ਨੇ ਨਾਲ ਕਸਮਾਂ ਦੀ ਰਫਤਾਰ ਰੱਖਦੇ ਨੇ ਤਾਂ ਕਿ ਲੋਕ ਸਮਝਣ ਬੜੇ ਸੱਚੇ ਨੇ, ਕਸਮ ਚੁੱਕ ਕੇ ਗੱਲ ਕਰ ਦਿੱਤੀ। ਅੱਲਾਹ ਫਰਮਾਇਆ ਵਾਲਾ ਕਦ ਕਾਲੂ ਕਲਮਤਲ ਕੁਫਰੇ, ਫਰਮਾਇਆ ਉਹ ਕਸਮਾਂ ਤੇ ਚੁੱਕਦੇ ਨੇ ਪਰ ਉਹ ਕਦੇ ਉਹਨਾਂ ਚੰਗੀ ਗੱਲ ਨਹੀਂ ਕੀਤੀ, ਜਦੋਂ ਬੋਲਦੇ ਨੇ ਕੁਫਰ ਹੀ ਬੋਲਦੇ ਨੇ। ਫਰਮਾਇਆ ਜ਼ੋਰ ਨਾਲ ਆਖ ਸੁਭਾਨ ਅੱਲਾਹ, ਫਰਮਾਇਆ ਉਹਨਾਂ ਚੰਗੀ ਗੱਲ ਕਦੇ ਨਹੀਂ ਕੀਤੀ, ਇਹ ਜਦੋਂ ਬੋਲਦੇ ਨੇ ਕੁਫਰ ਬੋਲਦੇ ਨੇ। ਇੰਜ ਦੇ ਹੀ ਬੇਈਮਾਨ ਅੱਜ ਵੀ ਨੇ ਜਿਹੜੇ ਬੜੇ ਆਖਣਗੇ ਹਮ ਆਸ਼ਕੇ ਰਸੂਲ ਹੈ, ਇਹ ਹੈ ਫਲਾਂ ਹੈ, ਬੜੀਆਂ ਤਾਕੀਦਾਂ ਕਰਨਗੇ, ਲੇਕਿਨ ਉਹੀ ਨਹੀਂ ਜਿਹੜੇ ਕਸਮਾਂ ਤੇ ਚੁੱਕਦੇ ਨੇ ਪਰ ਮੂੰਹ ਚੋਂ ਕੁਫਰ ਕੱਢਦੇ ਨੇ। ਇਹਨਾਂ ਤੇ ਇਤਮਾਦ ਨਾ ਕਰੀ, ਇਤਮਾਦ ਇਹਨਾਂ ਤੇ ਨਾ ਕਰੀ, ਇਤਮਾਦ ਉਸ ਤੇ ਕਰੀ ਜਿਹੜਾ ਰਸੂਲ ਦੀ ਇੱਜ਼ਤ ਦਾ ਮੁਹਾਫਿਜ਼ ਹੋਵੇਗਾ। ਔਰ ਮੈਂ ਇੱਕ ਹੋਰ ਬਾਤ ਇੱਥੇ ਕਰਾਂ, ਇੱਕ ਹੋਰ ਡੋਂਗੇ ਜਲੂਸ ਪੈ ਨਿਕਲਦੇ ਨੇ ਅਜੀ ਕਿਉਂ, ਅਜੀ ਗੁਸਤਾਖ ਰਸੂਲ ਨੇ ਇਹ ਬਾਤ ਕੀ ਹੈ ਤੋ ਹਮ ਉਸਕੀ ਜੋ ਹੈ ਉਹ ਮੁਜ਼ੰਮਤ ਕਰਤੇ ਹੈ। ਅਗਰ ਨਬੀ ਦੀਆਂ ਦੁਸ਼ਮਣਾਂ ਦੇ ਨਾਲ ਦੁਸ਼ਮਣੀ ਦਾ ਇਜ਼ਹਾਰ ਕਰਨਾ ਨੇ ਤੇ ਉਹਨਾਂ ਨੂੰ ਨਾਲ ਰੱਖੋ ਜਿਹੜੇ ਨਬੀ ਦੇ ਦੀਵਾਨੇ ਨੇ, ਉਹਨਾਂ ਨੂੰ ਤੇ ਨਾਲ ਨਾ ਰੱਖੋ ਨਾ ਜਿਹੜੇ ਆਪ ਨਬੀ ਦੇ ਗੁਸਤਾਖ ਨੇ, ਉਹਨਾਂ ਨੂੰ ਕਿਉਂ ਨਾਲ ਰੱਖਿਆ ਨੇ? ਮੈਂ ਕਿਹਾ ਜਲੂਸ ਲਾਲ ਕੇ ਕੱਢੀ ਖੜੇ ਹੋ, ਵਿੱਚ ਉੱਠ ਕੇ ਇੱਕ ਬੰਦਾ ਇੰਨੀ ਗੱਲ ਕਰੇ ਆਖੇ ਜੋ ਇਹ ਕਹੇ ਨਬੀ ਕਾ ਖਿਆਲ ਆਏ ਤੋ ਨਮਾਜ਼ ਖਰਾਬ ਹੋ ਜਾਤੀ ਹੈ, ਵੋ ਵੀ ਬੇਈਮਾਨ ਹੈ। ਮੈਂ ਕਿਹਾ ਜੀ ਫਿਰ ਕੀ ਹੋਵੇਗਾ? ਹੈ ਜੀ ਫਿਰ ਤਾਂ ਉੱਥੇ ਲੜਾਈ ਪੈ ਜਾਣੀ। ਮੈਂ ਕਿਹਾ ਮਤ ਪਤਾ ਲੱਗਾ ਇੱਕ ਦੁਸ਼ਮਣ ਦੇ ਖਿਲਾਫ ਹੋਏ ਖੜੇ ਜੋ ਤਾਂ ਦੂਸਰੇ ਦੁਸ਼ਮਣ ਨੂੰ ਨਾਲ ਲਈ ਖੜੇ। ਇਹ ਤੇ ਹੋਬ ਦਾ ਕੋਈ ਤਰੀਕਾ ਨਹੀਂ ਨਾ ਕਿ ਇੱਕ ਦੁਸ਼ਮਣ ਨਾਲ ਮੁਖਾਲਫਤ ਹੈ ਉਹ ਵੀ ਨਬੀ ਦਾ ਦੁਸ਼ਮਣ ਹੈ, ਦੂਆ ਦੁਸ਼ਮਣ ਨਾਲ ਇਹ ਵੀ ਨਬੀ ਦਾ ਦੁਸ਼ਮਣ ਹੈ। ਆਖੇ ਖਿਆਲ ਦੀ ਗੱਲ ਕਰ ਰਹੇ ਨੇ ਮੇਰੇ ਗੱਲ ਦੇ ਨੇ ਕਿ ਗੱਲ ਆ ਗਈ ਹੈ, ਮੈਂ ਦਲੀਲ ਦੇ ਤੌਰ ਤੇ ਪੇਸ਼ ਕਰਾਂ ਦੌਰ ਨਾਲ ਆਖ ਸੁਭਾਨ ਅੱਲਾ। ਨਬੀ ਪਾਕ ਨਮਾਜ਼ ਤੇ ਅਦਾ ਫਰਮਾਉਂਦੇ ਨੇ, ਇਮਾਮ ਹਸਨ ਇਮਾਮ ਹੁਸੈਨ ਆਏ ਨੇ, ਖੇਡਦੇ ਖੇਡਦੇ ਨਬੀ ਪਾਕ ਦੇ ਕੰਧਿਆਂ ਸ਼ਰੀਫਾਂ ਤੇ ਬਹਿ ਗਏ। ਕਿਉਂਕਿ ਜੋ ਨਬੀ ਫਰਮਾਉਂਦੇ ਨੇ ਅੱਲਾ ਦਾ ਹੁਕਮ ਹੈ। ਆਪ ਨੇ ਨਮਾਜ਼ ਲੰਬੀ ਫਰਮਾਈ ਹੈ। ਇਹ ਦੱਸੋ ਆਪ ਨੂੰ ਇਲਮ ਹੋ ਗਿਆ ਸੀ ਕੋਈ ਉੱਤੇ ਆਇਆ ਕਿ ਨਹੀਂ, ਉਹਨਾਂ ਦਾ ਖਿਆਲ ਆਇਆ ਕਿ ਨਹੀਂ, ਬੋਲੋ ਨਾ। ਉਹ ਨਮਾਜ਼ ਹੋਈ ਹੈ ਜਾਂ ਨਹੀਂ ਹੋਈ ਤੇ ਕਿੱਡੀ ਬੇਗੈਰਤੀ ਬਣੀ ਪਈ ਹੈ। ਪਤਾ ਲੱਗਾ ਜੇ ਨਬੀ ਨੂੰ ਉਮਤੀ ਦਾ ਖਿਆਲ ਆਵੇ ਤੇ ਨਬੀ ਦੀ ਖਰਾਬ ਨਹੀਂ ਹੁੰਦੀ। ਹੁਸੈਨ ਨਬੀ ਦੇ ਨਹੀਂ ਨਾ ਰਸੂਲ ਨੇ, ਖਿਆਲ ਆਇਆ ਤੇ ਲੰਬਾ ਸਜਦਾ ਕੀਤਾ, ਖਿਆਲ ਨਾ ਆਉਂਦਾ ਤੇ ਕਿਉਂ ਕਰਦੇ। ਮਾਲੂਮ ਹੋਇਆ ਜਦੋਂ ਨਬੀ ਨੂੰ ਉਮਤੀ ਦਾ ਖਿਆਲ ਆਵੇ ਤੇ ਨਬੀ ਦੀ ਖਰਾਬ ਨਹੀਂ ਹੁੰਦੀ, ਤੇ ਜੇ ਉਮਤੀ ਨੂੰ ਨਬੀ ਦਾ ਆ ਜਾਵੇ ਤੇ ਉਹਦੀ ਕਿਵੇਂ ਖਰਾਬ ਹੋ ਜਾਂਦੀ ਹੈ। ਕੋਈ ਕਾਫਰ ਨੇ ਜਿਹੜੇ ਅੱਜ ਵੀ ਐਲਾਨੀਆਂ ਤੁਹੀਨਾਂ ਕਰ ਰਹੇ ਨੇ, ਐਲਾਨੀਆਂ ਕਾਫਿਰ, ਕੁਝ ਮੁਸਲਮਾਨਾਂ ਚ ਮੁਨਾਫਿਕੀਨ ਨੇ ਜਿਹਨਾਂ ਨੇ ਰੂਪ ਤੇ ਮੋਮਨਾ ਵਾਲਾ ਧਾਰੇ ਹੈ ਵਿੱਚੋਂ, ਉਹ ਵੀ ਕਾਫਰ ਨੇ। ਅਫਸੋਸ ਦੀ ਬਾਤ ਹੈ ਯਾਰ। ਤੋ ਐਸੇ ਬਾਤ ਇਹ ਮੈਂ ਅਰਜ਼ ਕਰਨਾ ਚਾਹਤਾ ਹੂੰ, ਜੋ ਰਸੂਲ ਕੇ ਗੁਸਤਾਖ ਹੈ ਉਨਕੇ ਸਾਥ ਵੀ ਦੁਸ਼ਮਨੀ ਕਰੋ, ਉਨਕੀ ਮੁਖਾਲਫਤ ਕਰੋ, ਜੋ ਬਿਲਕੁਲ ਗੁਸਤਾਖੀ ਐਲਾਨੀਆਂ ਕਰ ਰਹੇ ਹੈ, ਔਰ ਜੋ ਮੋਮਨੋ ਕੀ ਸ਼ਕਲ ਮੈਂ ਦੂਸਰੇ ਗੁਸਤਾਖ ਹੈ ਉਨਕੇ ਸਾਥ ਵੀ ਦੁਸ਼ਮਨੀ ਕਰੋ, ਕਿਸੀ ਕੋ ਸਾਥ ਨਾ ਮਿਲਾਓ, ਤੁਹਾਰੇ ਸਾਥ ਵਹੀ ਹੋਣਾ ਚਾਹੀਏ ਜੋ ਨਬੀ ਕਾ ਗੁਲਾਮ ਹੋ ਔਰ ਨਬੀ ਕਾ ਦੀਵਾਨਾ ਹੋ। ਔਰ ਮੈਂ ਇੱਕ ਹੋਰ ਬਾਤ ਅਰਜ਼ ਕਰਨਾ ਚਾਹੁੰਦਾ, ਇਹਨਾਂ ਕੀ ਗੱਲ ਕਰਨੀ ਹੈ ਹੁਕਮਰਾਨਾਂ ਨੇ ਜਿਹੜਾ ਇਸ ਤਾਰੀਖ ਦਾ ਸਭ ਤੋਂ ਜ਼ਿਆਦਾ ਨੇਕ ਹੁਕਮਰਾਨ ਮਸ਼ਹੂਰ ਹੈ ਉਹਦਾ ਕੀ ਹਾਲ ਹੈ ਜ਼ਰਾ ਵੇਖੋ ਤੁਹਾਨੂੰ ਜਦੋਂ ਉਹਨੇ ਗੋਲੀਆਂ ਮਾਰੀਆਂ ਨੇ ਫਿਰ ਚੇਤਾ ਆਇਆ ਵਰਾਮਾ ਵਰਾਏ ਅਦਾਲਤ ਹੋ ਰਿਹਾ ਤੇ ਪਹਿਲੇ ਕਿਉਂ ਨਹੀਂ ਅਦਾਲਤ ਲਈ ਮਗਰਬੀ ਮਮਾਲਕ ਮੇ ਵਕਫੇ ਵਕਫੇ ਸੇ ਪੈਗੰਬਰ ਇਸਲਾਮ ਕੇ ਖਿਲਾਫ ਤੋਹੀਨ ਕੀ ਕਿਤਾਬੋ ਕੀ ਇਸ਼ਾਅਤ ਇੱਕ ਵਤੀਰਾ ਬਣ ਚੁੱਕਾ ਹੈ ਇੱਕ ਐਸੀ ਹੀ ਦਿਲ ਆਧਾਰ ਕਿਤਾਬ ਅੰਗਰੇਜ਼ ਮੁਸੰਨਫ ਮਾਰਟਨ ਕੀ ਜਾਨਬ ਸੇ ਸ਼ਾਇ ਹੋਈ ਥੀ ਕਿਤਾਬ ਕਾ ਉਨਵਾਨ ਮੁਹੰਮਦ ਹੈ ਸਲਮਾਨ ਰੁਸ਼ਦੀ ਕੀ ਕਿਤਾਬ ਸੇ ਵੀ ਜ਼ਿਆਦਾ ਜ਼ਹਿਰੀਲੀ ਔਰ ਗੁਮਰਾਹ ਕੁਨ ਇਸ ਮੇ ਰਸੂਲ ਖੁਦਾ ਕਾ ਨਾਊਜ਼ ਬਿੱਲਾ ਹਜ਼ਰਤ ਜ਼ੈਦ ਕੀ ਬੀਵੀ ਜ਼ੈਨਬ ਸੇ ਮੁਆਸ਼ਕਾ ਦਿਖਾਇਆ ਗਿਆ ਹੈ ਉਸ ਕਿਤਾਬ ਵਿੱਚ ਇਹ ਆਖਿਆ ਨੇ ਹਜ਼ਰਤ ਜ਼ੈਦ ਸਿਹਾਬੀ ਜਿਹੜੇ ਸਨ ਉਹਨਾਂ ਦੀ ਬੀਵੀ ਨਾਲ ਨਬੀ ਪਾਕ ਨਾਊਜ਼ ਬਿੱਲਾ ਕੋਈ ਗਲਤ ਮਾਮਲੇ ਸਨ ਏਡੀ ਉਹ ਕਮੀਨੀ ਕਿਤਾਬ ਸੀ ਫਿਰ ਕੀ ਹੋਇਆ ਔਰ ਆਪ ਕੋ ਨਾਊਜ਼ ਬਿੱਲਾ ਲੁਟੇਰਾ ਕਹਾ ਗਿਆ ਰਸੂਲ ਖੁਦਾ ਵਾਸਤੇ ਇਹਦੇ ਜੁਮਲੇ ਇਸਤੇਮਾਲ ਹੋਏ ਮਗਰ ਲਾਇਕ ਮਾਤਮ ਇਹ ਬਾਤ ਹੈ ਕਿ ਜਨਰਲ ਜ਼ਿਆਉਲ ਹੱਕ ਕੇ ਦੌਰ ਹਕੂਮਤ ਮੇ ਪਾਕਿਸਤਾਨ ਕੀ ਵਜ਼ਾਰਤ ਮਜ਼ਹਬੀ ਅਮੂਰ ਨੇ ਉਸ ਵੇਲੇ ਜ਼ਿਆ ਦੇ ਦੌਰ ਵਿੱਚ ਕਰਮ ਸ਼ਾਹ ਹੁੰਦਾ ਸੀ ਮਜ਼ਹਬੀ ਅਮੂਰ ਮਜ਼ਹਬੀ ਅਮੂਰ ਨੇ ਉਸੀ ਕਿਤਾਬ ਕੋ ਜਿਹਦੇ ਵਿੱਚ ਨਬੀ ਪਾਕ ਨੂੰ ਗਲਤ ਮਾਮਲਾਤ ਬਿਆਨ ਕੀਤੇ ਗਏ ਲੁਟੇਰਾ ਆਖਿਆ ਗਿਆ ਨਾਊਜ਼ ਬਿੱਲਾਹ ਮਿਨ ਜ਼ਾਲਿਕ ਉਸੀ ਕਿਤਾਬ ਕੋ ਸੀਰਤ ਉਨ ਨਬੀ ਕੇ ਲੀਏ ਬੇਹਤਰੀਨ ਕਿਤਾਬ ਕਰਾਰ ਦੇ ਕਰ 70,000 ਰੁਪਏ ਇਨਾਮ ਕਾ ਮੁਸਤਹਿਕ ਠਹਿਰਾ ਦਿਆ ਇੰਜ ਦੀ ਕਿਤਾਬ ਜਿਹਦੇ ਵਿੱਚ ਰਸੂਲ ਖੁਦਾ ਦੀ ਤੋਹੀਨ ਹੈ ਔਰ ਆਪ ਦੇ ਗਲਤ ਮਾਮਲੇ ਬਿਆਨ ਕੀਤੇ ਗਏ ਜਿਹੜੇ ਆਪਣੇ ਕੋਲੋਂ ਜੋੜੇ ਗਏ ਇਹ ਕਿਤਾਬ ਦੇ ਅੰਦਰ ਔਰ ਜ਼ਿਆ ਜੈਸੇ ਮਰਦੂਦ ਦੀ ਹਕੂਮਤ ਜਿਹਨੂੰ ਮਰਦ ਮੋਮਨ ਆਖਿਆ ਜਾਂਦਾ ਹੈ ਉਸ ਕਮੀਨੇ ਦੀ ਹਕੂਮਤ ਇਸ ਕਿਤਾਬ ਦੇ ਮੁਸੰਨਿਫ ਨੂੰ 70,000 ਰੁਪਏ ਇਨਾਮ ਦਿੱਤਾ ਗਿਆ ਪਤਾ ਚੱਲਿਆ ਪਾਕਿਸਤਾਨ ਵਿੱਚ ਰਸੂਲ ਦੇ ਦੁਸ਼ਮਣ ਹੁਣੇ ਨਹੀਂ ਆਏ ਜਿਸ ਦਿਨ ਦਾ ਇਹ ਮੁਲਕ ਬਣੇ ਇਹਦੀ ਤਾਰੀਖ ਵਿੱਚ ਇਹ ਅੰਗਰੇਜ਼ਾਂ ਨੇ ਵੱਖਰਾ ਕੀਤਾ ਇਹਦੀ ਤਾਰੀਖ ਵਿੱਚ ਕੋਈ ਵੀ ਇੰਜ ਦਾ ਹਾਕਮ ਨਹੀਂ ਆਇਆ ਜਿਹਨੇ ਆਖਿਆ ਹੋਵੇ ਜਿਹੜਾ ਖੁਦਾ ਦਾ ਦੁਸ਼ਮਣ ਹੋਵੇ ਕੁਰਾਨ ਦਾ ਦੁਸ਼ਮਣ ਹੋਵੇ ਰਸੂਲ ਦਾ ਦੁਸ਼ਮਣ ਹੋਵੇ ਉਹਨੂੰ ਟੰਗ ਦਿੱਤਾ ਜਾਏ ਆਪਣੇ ਦੁਸ਼ਮਣਾਂ ਨੂੰ ਤੇ ਟੰਗਦੇ ਰਹੇ ਨੇ ਚੂੜਿਆਂ ਅੰਗਰੇਜ਼ਾਂ ਦੇ ਦੁਸ਼ਮਣਾਂ ਨੂੰ ਤੇ ਟੰਗਦੇ ਰਹੇ ਨੇ ਯਹੂਦੀਆਂ ਦੇ ਦੁਸ਼ਮਣਾਂ ਨੂੰ ਟੰਗਦੇ ਰਹੇ ਨੇ ਲੇਕਿਨ ਰਸੂਲ ਦੇ ਦੁਸ਼ਮਣ ਨੂੰ ਟੰਗਣ ਵਾਲਾ ਅੱਜ ਦਾ ਨਹੀਂ ਆਇਆ ਇਹ ਬੇਈਮਾਨਾਂ ਦੀ ਪੁਰਾਣੀ ਲੈਣ ਚਲੀ ਆ ਰਹੀ ਹੈ ਜਦੋਂ ਮੁਲਕ ਚੇਂਜ ਕੀਤਾ ਜਾਏ ਰਸੂਲ ਦੀ ਗੁਸਤਾਖੀ ਦੀ ਇੱਕ ਲੰਬੀ ਤਾਰੀਖ ਹੋਵੇ ਉਸ ਮੁਲਕ ਵਿੱਚ ਕੋਈ ਵੀ ਕਚਹਿਰੀ ਅਦਾਲਤ ਦਾ ਇੰਤਜ਼ਾਰ ਨਹੀਂ ਕਰਦਾ ਗੋਲੀ ਮਾਰ ਕੇ ਆਪ ਬਦਲਾ ਲੈਣਾ ਔਰ ਅੱਗੇ ਮੈਂ ਇੱਕ ਹੋਰ ਬਾਤ ਦੱਸਣਾ ਖੁਦ ਸਾਖਤਾ ਕਹਾਣੀਆਂ ਸਾਡੀਆਂ ਲੋਕਾਂ ਨੇ ਬਣਾਈਆਂ ਨੇ ਇਹ ਜੀ ਵੇਖੋ ਅੰਗਰੇਜ਼ ਨਬੀ ਪਾਕ ਦੀ ਅਜ਼ਮਤ ਦਾ ਇਜ਼ਹਾਰ ਕਰ ਰਿਹਾ ਕਿਵੇਂ ਇਹ ਜੀ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ ਉਹਨੇ ਦੁਨੀਆਂ ਦੀਆਂ 100 ਅਹਿਮ ਸ਼ਖਸੀਅਤਾਂ ਦੇ ਨਾਮ ਲਿਖੇ ਨੇ ਜਿਹਦੇ ਵਿੱਚ ਸਭ ਤੋਂ ਪਹਿਲੇ ਨਬੀ ਪਾਕ ਦਾ ਨਾਮ ਲਿਖਿਆ ਉਹਨੇ ਵੇਖੋ ਕਿੱਡਾ ਚੰਗਾ ਇਹ ਆਮ ਗੱਲ ਸੁਣੋਗੇ ਇਹ ਜੀ ਬੜਾ ਇਨਸਾਫ ਹੱਲ ਹੈ ਬੜਾ ਨੇਕ ਹੈ ਸਾਡੀ ਕੌਮਾਂ 'ਚ ਕੋਈ ਅੰਗਰੇਜ਼ ਵਿੱਚ ਨਾ ਜਿਵੇਂ ਆਉਂਦੇ ਨਾ ਫਲਾਣੇ ਨੂੰ ਜਿੰਨ ਹੋ ਗਏ ਨੇ ਫਲਾਣੇ ਨੂੰ ਕਸਰ ਹੋ ਗਈ ਹੈ ਬਾਹਰ ਦੀ, ਕੋਈ ਬਾਹਰ ਦੀਆਂ ਸ਼ਾਵਾਂ ਨੇ ਇਹਦੇ ਨਾਲ। ਸਾਡੀ ਵਿਚਾਰੀ ਕੌਮ ਦਾ ਵੀ ਹਾਲ ਹੈ, ਇਹਨਾਂ ਨਾਲ ਵੀ ਕੋਈ ਬਾਹਰ ਦੀਆਂ ਸ਼ਾਵਾਂ ਨੇ, ਕੋਈ ਕਸਰ ਹੈ, ਕੋਈ ਅੰਗਰੇਜ਼ ਦਾ ਜਿੰਨ ਵਿੱਚ ਵੜਿਆ ਪਿਆ, ਕੋਈ ਮੌਕਾ ਖਤਾ ਨਹੀਂ ਜਾਵਣ ਦੇਵਣਗੇ ਜਿੱਥੇ ਅੰਗਰੇਜ਼ ਦੀ ਤਾਰੀਫ ਅਤੇ ਕਲਮਾਤ ਆਪਣੀ ਜ਼ਬਾਨ ਨਾਲ ਨਾ ਭੋਂਕਣ। ਔਰ ਇੱਕ ਬਾਤ ਮੈਂ ਹੋਰ ਬਿਆਨ ਕਰਾਂ, ਸ਼ਰੀਅਤ ਉਸੂਲ ਹੈ, ਕੁਫਾਰ ਦੀ ਤਾਸੀਨ ਕਰਨ ਵਾਲਾ, ਉਹਨਾਂ ਨੂੰ ਅੱਛੇ ਕਲਮਾਤ ਨਾਲ ਯਾਦ ਕਰਨ ਵਾਲਾ ਮੁਸਲਮਾਨ ਨਹੀਂ ਰਹਿੰਦਾ। ਕਾਫਰਾਂ ਬੇਈਮਾਨਾਂ ਨੂੰ ਅੱਛੇ ਕਲਮਾਤ ਨਾਲ ਉਹਨਾਂ ਦਾ ਜ਼ਿਕਰ ਕਰਨ ਵਾਲਾ ਉਹ ਮੁਸਲਮਾਨ ਨਹੀਂ ਰਹਿੰਦਾ। ਔਰ ਇੱਕ ਹੋਰ ਬਾਤ ਸੁਣੋ ਜਿਹੜੀ ਮੈਂ ਦੱਸਣਾ ਚਾਹੁੰਦਾ, ਇਹ ਆਮ ਬਿਮਾਰੀ ਹੈ, ਕੋਈ ਨਾ ਕੋਈ ਕਲਮਾ ਆਖਣਗੇ ਜੀ ਉਹ ਐਡਾ ਭੈੜਾ ਹੁੰਦਾ, ਉਹਨਾਂ ਕਿਉਂ ਨਾ ਵੀ ਪਾਕ ਨੂੰ ਅੱਛਾ ਆਖਿਆ। ਹੁਣ ਅੱਗੇ ਸੁਣ ਇਹ ਕੀ ਲਿਖ ਰਿਹਾ, ਮਾਈਕਲ ਹਾਰਟ ਕੀ ਕਿਤਾਬ 100 ਸ਼ਖਸੀਅਤ ਬੀ ਜ਼ਹਿਰ ਆਲੂਦ ਹਵਾਲੋ ਸੇ ਭਰੀ ਪੜੀ ਹੈ। ਵਾਂਦਾ ਜਿਹੜੀ ਇਹ ਕਿਤਾਬ ਹੈ ਨਾ, ਇਹਦੇ ਵਿੱਚ ਵੀ ਜ਼ਹਿਰ ਹੈ ਜਿਹਨੂੰ ਮੁਸਲਮਾਨ ਖੰਡ ਸਮਝਦੇ ਨੇ। ਇਸ ਅਜ਼ਲੀ ਬਦਬਖਤ ਨੇ ਏਕ ਨਈ ਤਰਦ ਕੀ ਗੁਸਤਾਖੀ ਇਜਾਦ ਕੀ, ਕਿਹੜਾ ਅੰਦਾਜ਼ ਵਾਂਦਾ ਨਵੇਂ ਅੰਦਾਜ਼ ਵਿੱਚ ਗੁਸਤਾਖੀ ਇਹਨੇ ਕੀਤੀ ਹੈ, ਕਿਹੜੇ ਅੰਦਾਜ਼ ਵਿੱਚ ਦਿਬਾਚੇ ਮੇ ਜਿਹੜਾ ਕਿਤਾਬ ਦਾ ਮੁਕੱਦਮਾ ਸੀ ਉਹਦੇ ਵਿੱਚ ਲਿਖਦਾ ਹੈ ਕਿ ਮਿਆਰ ਇੰਤਖਾਬ ਕੀ ਵਜਾਹਤ ਕਰਤੇ ਹੋਏ ਕਹਿਤਾ ਹੈ, ਸਰੇ ਫਹਿਰਿਸਤ ਪੈਗੰਬਰ ਇਸਲਾਮ ਕਾ ਨਾਮ ਪੜ੍ਹ ਕਰ ਹੈਰਾਨ ਹੋਣੇ ਕੀ ਜ਼ਰੂਰਤ ਨਹੀਂ, ਕਿਉਂ ਇਹ ਫਹਿਰਿਸਤ ਹੈ ਤਾਰੀਖ ਕੇ ਬਾਅਸਰ ਤਰੀਨ ਅਫਰਾਦ ਕੀ, ਨਾ ਕਿ ਦੁਨੀਆ ਕੇ ਅਜ਼ੀਮ ਤਰੀਨ ਅਫਰਾਦ ਕੀ। ਭੌਂਕਦਾ ਆਉਂਦਾ ਕਿਤਾਬ ਪੜ੍ਹ ਕੇ ਹੈਰਾਨ ਨਾ ਹੋ, ਇਹ ਮੈਂ ਉਹਨਾਂ ਲੋਕਾਂ ਦੀ ਫਹਿਰਿਸਤ ਨਹੀਂ ਬਣਾਈ ਜਿਹੜੇ ਦੁਨੀਆ ਦੇ ਅਜ਼ੀਮ ਤਰੀਨ ਨੇ, ਇੱਜ਼ਤ ਵਾਲੇ ਲੋਕ ਨੇ, ਨਾ ਇਹ ਮੈਂ ਉਹਨਾਂ ਦੀ ਫਹਿਰਿਸਤ ਬਣਾਈ ਹੈ ਜਿਹਨਾਂ ਲੋਕਾਂ ਦਾ ਆਵਾਮ 'ਤੇ ਅਸਰ ਹੋਇਆ। ਇਹ ਉਹਨਾਂ ਲੋਕਾਂ ਦੀ ਫਹਿਰਿਸਤ ਹੈ 100 ਦੀ ਜਿਹਨਾਂ ਦਾ ਲੋਕਾਂ 'ਤੇ ਅਸਰ ਹੋਇਆ, ਇਹ ਉਹਨਾਂ ਦੀ ਫਹਿਰਿਸਤ ਨਹੀਂ ਜਿਹੜੇ ਅਜ਼ੀਮ ਨੇ। ਉਹਨੇ ਦੱਸਿਆ ਨਬੀ ਪਾਕ ਕੋਈ ਅਜ਼ੀਮ ਨਹੀਂ ਸਨ, ਐਵੇਂ ਲੋਕਾਂ 'ਤੇ ਇਹਨਾਂ ਦਾ ਅਸਰ ਹੋਇਆ। ਇਮਾਨ ਨਾਲ ਦੱਸ, ਇਹ ਰਸੂਲ ਦੀ ਅਜ਼ਮਤ ਬਿਆਨ ਹੋਈ ਹੈ ਜਾਂ ਰਸੂਲ ਦੀ ਤੋਹੀਨ ਹੋਈ ਹੈ? ਬੋਲ। ਪਰ ਸਾਡੀ ਕਮਲੀ ਕੌਮ ਦਾ ਕੀ ਪੁੱਛਣਾ, ਇਹਨਾਂ ਤੋਹੀਨ ਨੂੰ ਇੱਜ਼ਤ ਬਣਾਉਣਾ, ਅਕਲ ਨਾ ਹੋਵੇ ਤੇ। ਹੁਣ ਅੱਜ ਦੀ ਗੱਲ ਸੁਣ ਨਵੀਂ, ਅੱਜ ਦਾ ਅਖਬਾਰ ਹੈ ਨਵਾਂ ਵਕਤ, ਇੱਕ ਪਾਦਰੀ ਹੈ ਅੰਗਰੇਜ਼ਾਂ ਦਾ, ਉਹਦਾ ਬਿਆਨ ਹੈ। ਪਹਿਲੇ ਤਾਂ ਉਹਨੇ ਕੋਸ਼ਿਸ਼ ਕੀਤੀ ਹੈ ਕੁਰਾਨ ਸਾੜ ਦਿਆਂ, ਮੈਂ ਪਤਾ ਨਹੀਂ ਕੀ ਵਜ੍ਹਾ ਬਣੀ ਹੈ, ਕੁਰਾਨ ਨੂੰ ਜਲਾ ਨਹੀਂ ਸਕਿਆ। ਫਿਰ ਉਹਨੇ ਆਖਿਆ ਮੈਂ ਹੁਣ ਕੁਰਾਨ ਦੇ ਖਿਲਾਫ ਮੁਕੱਦਮਾ ਦਰਜ ਕਰਾਉਣਾ, ਕਿਉਂਕਿ ਅਸਲ ਦਹਿਸ਼ਤਗਰਦੀ ਦਾ ਜ਼ਿੰਮੇਦਾਰ ਕੁਰਾਨ ਹੈ, ਕੁਰਾਨ ਕੋ ਨਜ਼ਰ ਆਤਿਸ਼ ਕਰਨੇ ਕੇ ਨਾਪਾਕ ਮਨਸੂਬੇ ਕੀ ਨਾਕਾਮੀ ਕੇ ਬਾਅਦ ਮਲੂਨ ਅਮਰੀਕੀ ਪਾਦਰੀ ਨੇ ਕੁਰਾਨ ਪਰ ਮੁਕੱਦਮਾ ਚਲਾਉਣੇ ਕਾ ਐਲਾਨ ਕਰ ਦਿਆ। ਦਹਿਸ਼ਤਗਰਦੀ ਕਾ ਜ਼ਿੰਮੇਦਾਰ ਯਹੀ ਹੈ। ਸੁਣ, ਕੁਰਾਨ ਕੋ ਸਜ਼ਾ ਦੇਣੇ ਕੇ 4 ਤਰੀਕੇ, ਇਸੇ ਜਲਾ ਦਿਆ ਜਾਏ, ਹਾੜ ਦਿਆ ਜਾਏ, ਡਬੋ ਦਿਆ ਜਾਏ, ਜਾਂ ਫਾਇਰਿੰਗ ਸਕਵਾਡ ਕੇ ਹਵਾਲੇ ਕਰ ਦਿਆ ਜਾਏ। ਪਾਦਰੀ ਕਾ ਬਿਆਨ, ਉਹਨੇ ਨਹੀਂ ਆਖਿਆ ਇਹਨਾਂ ਕੋਲੋਂ ਤੋਪਾਂ ਮੁਕਾਓ, ਇਹਨਾਂ ਦੇ ਟੈਂਕ ਮੁਕਾਓ, ਇਹਨਾਂ ਦੇ ਮਿਜ਼ਾਇਲ ਮੁਕਾਓ, ਇਹਨਾਂ ਦੀਆਂ ਫੌਜਾਂ, ਇਹਨਾਂ ਦੇ ਜਹਾਜ਼ ਮੁਕਾਓ, یہ سانو مکا نہ دین کدرے نہ. کافر کو کسی ہتھیار سے خطرہ نہیں ہے, اس کو کسی میزائل سے خطرہ نہیں, اسے رسول اللہ کے دیوانوں سے خطرہ ہے اور محمد عربی کے قرآن سے خطرہ ہے اس کو بھی. ہوں خود دس, کسی مدرسے قرآن بھی ہوے نال سکول بھی ہوے, کافر کہدے تے خوش ہے؟ معلوم ہویا سکول والی رگ دی اپنی, اے دے نال انہوں تکلیف نہیں. انہیں نہیں آخیا یونیورسٹیاں مکاؤ, سائنس مکاؤ, اے کدھر بنا کے مینو نہ مکا دے وے, نہ اس آخیا قرآن مکاؤ. یہ نعوذ باللہ دہشت گردی کا سبب ہے. کی مطلب بھی یہ باقی چیزاں کر کے سارے دشمن نہیں بنتے, جب تو قرآن بنتے ہیں پھر ہتھیار لے کے سارے دوالے ہو جاتے ہیں. برما تو لہذا قرآن مکاؤ. پتہ چلا کفار کو کسی ہتھیار سے خوف نہیں ہے, کسی طاقت سے خطرہ نہیں ہے, صرف محمد عربی کے قرآن اور مسلمان ایمان والے سے خطرہ ہے اس کو. ہوں کوئی بے ایمان ہوئے گا جڑا آخے جی تو پمڑا انگریز نو ڈراؤ فلاں کرو, نا سب سے پہلے قرآن کا تحفظ کرو, یہ سب سے بڑا ہتھیار ہے کافر کے ساتھ لڑنے کا. اس کی وجہ اگر میرے پاس ہتھیار ہو, میں ان کو دشمن نہ سمجھوں تو انہیں مجھ سے کوئی خطرہ نہیں ہے. جتنا بڑا بھی ہتھیار ہو, بڑے سے بڑا ہتھیار ہو, یہ دشمن نہ ہو تو انہیں کوئی خطرہ نہیں. چھوٹے سے چھوٹا ہتھیار ہو اور میں انہیں دشمن سمجھوں تو انہیں مجھ سے خطرہ ہے. انگریز مسلمانوں سے دشمنی نکالنا چاہتا ہے. اگر ہتھیار ہو, کافر کے ساتھ دشمنی نہ ہو, اسے کوئی خطرہ نہیں ہے. ہتھیار نہ ہو, تمہارے پاس پتھر ہو, تمہارے پاس ڈنڈے ہو, تمہارے پاس مکے ہو, اسے خطرہ ہے, کیونکہ قرآن یہ بتاتا ہے یہ تمہارا دشمن ہے. وہاں دشمنی والی جڑ کٹو. جنہ چر قرآن ہے انہیں سانو دشمن جاننا ہے. قرآن مکاؤ, دشمنی مکاؤ. لہذا مسلمان قرآن کے ساتھ قائم ہے. قرآن ختم ہوگا تو کافر مومن میں فرق نہیں رہے گا. ایک قرآن تے فرق کر دے تو جڑے بھائی مان آخر یہ فلاں شاہ پڑھنی چاہیے, فلاں پڑھانی چاہیے, سمجھ وہ بھی انہیں پادریوں کے نال دینے. مسلمان ہوئے گا جو صرف قرآن کی تعلیم کو عام کرنے کا رحمت لاکھوں سلام, جن کی ہر ہر ادا سنت مصطفیٰ, اس امام اہل سنت تو سلام سماع بزم ہدا پلا سلام آسیو چھوڑ دو سب کی رحمت لاکھوں سلام شمع